ਵਰਗੀ ਆਹ ਉਦ ਮੱਖਣਾ ਨ ਪਾਲੀ ਮਾਪਿਆਂ ਨੇ ਚੱਟੀ ਮੱਚੂ ਗਾਠ ਵਰਗੀ ਦਿਲਾਂ ਵਿੱਚ ਮੁੰਡਿਆਂ ਦੇ ਵੱਜੇ ਚਮਕੀਲੇ ਦੇ ਰਿਕਾਰਡ ਵਰਗੀ ਦਿਖਣਾ ਸ਼ਕੀਨੀ।